ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪੰਜਵਾਂ। ਯਤਨ ਕਰ ਮਾਨੁਖ ਡਹਕਾਵੇ, ਉਹ ਅੰਤਰ ਜਾਮੀ ਜਾਣੈ। ਕਰ ਮੁਕਰ ਪਾਵੇ, ਭੇਖ ਕਰ ਨਿਰਬਨ, ਯਤਨ ਕਰ ਮਾਨੁਖ ਡਹਕਾਵੇ, ਉਹ ਅੰਤਰ ਜਾਮੀ ਜਾਣੈ। ਪਾਪ ਕਰੇ ਕਰ ਮੁਕਰ ਪਾਵੇ, ਭੇਖ ਕਰ ਨਿਰਬਨ, ਜਾਣਤ ਦੂਰ ਤੁਮਹਿ ਪ੍ਰਭ ਨੇਰ, ਉਤ ਤਾਕੈ ਉਤ ਤੇ ਉਤ ਪੇਖੈ, ਆਵੈ ਲੋਭੀ ਫੇਰ, ਰਹਾਉ ਜਾਵ ਲਗ ਟੁੱਟੈ ਨਾਹੀ ਮਨ ਭਰਮ, ਤਾਵ ਲਗ ਮੁਕਤ ਨਾ ਕੋਈ, ਕਹੋ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਈ। ਜਾਵ ਲਗ ਟੁੱਟੈ ਨਾਹੀ ਮਨ ਭਰਮ, ਤਾਵ ਲਗ ਮੁਕਤ ਨਾ ਕੋਈ, ਕਹੋ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾਂ। ਯਤਨ ਕਰੈ ਮਾਨੁਖ ਡਹਕਾਵੇ, ਉਹ ਅੰਤਰ ਜਾਮੀ ਜਾਣੈ। ਪਾਪ ਕਰੇ ਕਰ ਮੁਕਰ ਪਾਵੇ, ਭੇਖ ਕਰੈ ਨਿਰਬਾਨੈ।